say boom boom boom boom boom boom boom. Everybody sing along. Oh, aaj raati jaana mainu pyar kar le, duniya de sare rule break kar le. Oh, saade naal pure tere shauk kar le, aajo lip lock kar le. ਜਾਣਾ ਮੈਨੂੰ ਪਿਆਰ ਕਰ ਲੈ ਦੁਨੀਆਂ ਦੇ ਸਾਰੇ ਰੂਲਸ ਬ੍ਰੇਕ ਕਰ ਲੈ ਸਾਡੇ ਨਾਲ ਪੂਰੇ ਤੇਰੇ ਸ਼ੌਕ ਕਰ ਲੈ ਆ ਜਾ ਲਿਪ ਲੌਕ ਕਰ ਲੈ ਓ ਜਾਵੇ ਜੋ ਮਿੱਠੀ ਮਿੱਠੀ ਬਾਤ ਸੋਣੀਏ ਲਵ ਮੈਂ ਕਰਾਂਗਾ ਪੂਰੀ ਰਾਤ ਸੋਣੀਏ ਓ ਛੱਡ ਦੁਨੀਆਂ ਨੂੰ ਮੇਰੀ ਬਾਹੋਂ ਮੈਂ ਤੂੰ ਪੂਰੀ ਰਾਤ ਸੋਣੀਏ ਪਰ ਛੱਡ ਦੁਨੀਆਂ ਨੂੰ ਮੇਰੀ ਬਾਹੋਂ ਮੈਂ ਤੂੰ ਆ ਜਾ ਲਿਪ ਲੌਕ ਕਰ ਲੈ ਬੂਮ ਬੂਮ ਬੂਮ ਸੇ ਬੂਮ ਬੂਮ ਬੂਮ ਬੂਮ ਬੂਮ ਬੂਮ ਬੂਮ ਐਵਰੀਬਾਡੀ ਸਿੰਗ ਲਾਈਕ ਦੈਟ party, bro.